ਮੈਂ ਵਾਰੀ ਜਾਣੀ ਖਤ ਜੀ ਚਲਾਇਆ ਕਤ ਜੀ ਕ

ਹੱਥ ਮੇਰੀ ਰੱਖ ਲਿਓ ਰੱਖ ਲਿਓ ਪਦ ਮੇਰੀ ਪਦ ਮੇਰੀ ਰੱਖ ਲਿਓ ਰੱਖ ਲਿਓ ਹਰੀ ਰੱਖ ਲੈ ਹੋ ਪਤ ਮੇਰੀ ਰੱਖ ਲੈ ਰੱਖ ਰੱਖ ਲੈ ਹੋ ਰੱਖ ਲੈ ਹੋ ਪਤ ਰੱਖ ਲੈ ਹੋ ਪਤ ਮੇਰੀ ਪਦ ਰੱਖ ਲੈ ਹੋ ਰੱਖ ਲੈ ਹੋ ਪਤ ਮੇਰੀ ਮੇਰੀ ਮੇਰੀ ਪਤ ਰੱਖ ਲਿਓ ਹਰੀ ਹਰੀ ਰਾਗ ਲਿਓ ਪਦ ਮੇਰੀ ਪਤ ਮੇਰੀ ਪਤ ਲੈ ਹੋ ਕੀ ਇਹ ਉਪਾਅ ਮੁਕ ਕੱਟ ਹੀ ਬੀਤ ਬਸ ਬੀਤ ਜਾ ਜਨਮ ਅਕਾਰ ਜਯ ਹਬੀਰ ਜਨਮ ਅਕਾਰ ਰੇ ਜਨਮ ਅਕਾਰ ਭਗਤ ਕੀ ਆਇਆ ਯੇ ਤੇ ਮਨ ਘੁੰਮਾ ਤੇ ਮਨ ਘੁੰਮਾ ਛੱਡ ਤੇ ਮਨ ਘੁੰਮਾਨੂੰ ਮਨ ਘੁੰਮਾਨੂੰ ਮਨ ਘੁੰਮਾਨ ਰਾਮ ਭਗਤ ਨਾਨਕ ਜਾਨ ਇਹ ਹੈ ਭੁੱਖਾਂ ਨਾਨਕ ਜਾਨ ਇਹ ਹੈ ਭੁੱਖਾਂ ਜਗ ਮੈਂ ਵਿਰਾਜ ਰੇ ਜਗ ਮੈਂ ਵਿਰਾਜ ਜਨਮ ਅਕਾਜ ਰੇ ਜਨਮ ਅਕਾਜ ਰੇ।